ਅੱਜ ਤੱਕ ਕੇ ਯਾਰ ਦਾ ਨਜ਼ਾਰਾ ਹੈ, ਅੱਜ ਤੱਕ ਕੇ ਯਾਰ ਦਾ ਨਜ਼ਾਰਾ, ਤੇ ਰੱਬ ਨੂੰ ਵੀ ਭੁੱਲ ਗਈ ਮੈਂ, ਅੱਜ ਤੱਕ ਕੇ ਯਾਰ ਦਾ ਨਜ਼ਾਰਾ, ਤੇ ਰੱਬ ਨੂੰ ਵੀ ਭੁੱਲ ਗਈ ਮੈਂ, ਮਾਹੀ ਲੱਗੇ ਮੈਨੂੰ ਜਾਨ ਤੋਂ ਪਿਆਰਾ ਹੈ, ਮਾਹੀ ਲੱਗੇ ਮੈਨੂੰ ਜਾਨ ਤੋਂ ਪਿਆਰਾ, ਤੇ ਰੱਬ ਨੂੰ ਵੀ ਭੁੱਲ ਗਈ ਮੈਂ, ਅੱਜ ਤੱਕ ਕੇ ਯਾਰ ਦਾ ਨਜ਼ਾਰਾ, ਤੇ ਰੱਬ ਨੂੰ ਵੀ ਭੁੱਲ ਗਈ ਮੈਂ, ਅੱਜ ਤੱਕ ਕੇ ਯਾਰ ਦਾ ਨਜ਼ਾਰਾ, ਤੇ ਰੱਬ ਨੂੰ ਵੀ ਭੁੱਲ ਗਈ ਮੈਂ, ਤੇ ਰੱਬ ਨੂੰ ਵੀ ਭੁੱਲ ਗਈ ਮੈਂ। ਅੱਜ ਤੱਕ ਕੇ ਯਾਰ ਦਾ ਨਜ਼ਾਰਾ, ਤੇ ਰੱਬ ਨੂੰ ਵੀ ਭੁੱਲ।